ਸੱਜਣਾ ਰੱਬ ਦੇ ਨਾਂ ਵਰਗਾ ਤੇ ਆਉਂਦੇ ਜਾਂਦੇ ਸਾਂ ਵਰਗਾ ਤੂੰ ਸੱਜਣਾ ਰੱਬ ਦੇ ਨਾਂ ਵਰਗਾ ਤੇ ਆਉਂਦੇ ਜਾਂਦੇ ਸਾਂ ਵਰਗਾ ਤੈਨੂੰ ਪਾਉਣ ਲਈ ਅਸੀਂ ਵੇ ਸੱਜਣਾ ਤੇਰੇ ਬਿਨ ਮਰਤਾ ਸਕਦੇ ਹਾਂ ਤੇਰੇ ਬਿਨ ਜੀ ਨਹੀਂ ਸਕਦੇ ਤੇਰੇ ਬਿਨ ਮਰਤਾ ਸਕਦੇ ਹਾਂ ਤੇਰੇ ਬਿਨ ਜੀ ਨਹੀਂ ਸਕਦੇ ਜਾਣ ਲੱਗੇ ਨੇ ਇੱਕ ਵਾਰੀ ਤੂੰ ਨੈਣ ਮਿਲਾਏ ਨਾ ਕਿਉਂ ਦੱਸ ਮੇਰੇ ਹੰਝੂ ਤੈਨੂੰ ਚੇਤੇ ਆਏ ਨਾ ਕੀ ਕਰੀਏ ਤੈਨੂੰ ਵੱਖ ਸੱਜਣਾ ਹਾਏ ਕਰੀਏ ਤੈਨੂੰ ਵੱਖ ਸੱਜਣਾ ਕਰ ਵੀ ਨਹੀਂ ਸਕਦੇ ਸਕਦੇ ਹਾਂ ਤੇਰੇ ਬਿਨ ਜੀ ਨਹੀਂ ਸਕਦੇ ਤੇਰੇ ਬਿਨ ਮਰਤਾ ਸਕਦੇ ਹਾਂ ਤੇਰੇ ਬਿਨ ਜੀ ਨਹੀਂ ਸਕਦੇ ਕੱਲੇ ਕਰੇ ਆ ਸੱਜਣਾ ਕੋਈ ਗਲ ਨਾਲ ਲਾਉਂਦਾ ਸੋ ਤੇਰੀ ਦੁੱਖ ਡਾਲੇ ਕੋਈ ਦਰਦ ਵੰਡਾਉਂਦਾ ਨਹੀਂ ਹੁਣ ਤੇਰੇ ਵਜੋਂ ਦਿਲ ਦੇ ਜ਼ਖਮਾਂ ਨੂੰ ਹਾਏ ਤੇਰੇ ਵਜੋਂ ਅਸੀਂ ਜ਼ਖਮਾਂ ਨੂੰ ਕੱਲੇ ਸੀ ਨਹੀਂ ਸਕਦੇ ਤੇਰੇ ਬਿਨ ਮਰਤਾ ਸਕਦੇ ਹਾਂ ਤੇਰੇ ਬਿਨ ਜੀ ਨਹੀਂ ਸਕਦੇ ਤੇਰੇ ਬਿਨ ਮਰਤਾ ਸਕਦੇ ਹਾਂ ਤੇਰੇ ਬਿਨ ਜੀ ਨਹੀਂ ਸਕਦੇ